ਫੁੱਲ ਜਾਈਏ ਇਸ ਮੇਲੇ ਆ ਤਿਉਹਾਰਾਂ ਨੂੰ, ਰੱਖ ਨਾਲੋਂ ਵੱਧ ਕੇ ਵੀ ਮਾਵਾਂ ਦੇ ਪਿਆਰਾਂ ਨੂੰ, ਕਿਵੇਂ ਫੁੱਲ ਜਾਈਏ ਇਸ ਮੇਲੇ ਆ ਤਿਉਹਾਰਾਂ ਨੂੰ, ਰੱਖ ਨਾਲੋਂ ਵੱਧ ਕੇ ਵੀ ਮਾਵਾਂ ਦੇ ਪਿਆਰਾਂ ਨੂੰ, ਦਿਲ ਬੱਤ ਜਿੰਦ ਦੇਵੇ ਦੇਵੇ ਦਿਲ ਤਾਰਾ, ਦਿਲ ਬੱਤ ਜਿੰਦ ਦੇਵੇ ਦੇਵੇ ਦਿਲ ਤਾਰਾ, ਇੱਥੇ ਯਾਰ ਪਿੱਛੇ ਯਾਰ ਮਰਦਾ ਰੰਗਲੀ ਦੁਨੀਆ ਤੋਂ, ਫੁੱਲ ਜਾਈਏ ਇੱਥੇ ਪੈਂਦੀਆਂ ਧਮਾਲਾਂ ਨੂੰ, ਭੰਗੜੇ ਦੇ ਵਿੱਚ ਲੋਕ ਹਿੱਲਦੇ ਰੁਮਾਲਾਂ ਨੂੰ, ਕਿਵੇਂ ਫੁੱਲ ਜਾਈਏ ਇੱਥੇ ਪੈਂਦੀਆਂ ਧਮਾਲਾਂ ਨੂੰ, ਭੰਗੜੇ ਦੇ ਵਿੱਚ ਲੋਕ ਹਿੱਲਦੇ ਰੁਮਾਲਾਂ ਨੂੰ, ਗੱਭਰੂ ਸ਼ਕੀਨ ਚਲੋ ਕਰਨ ਕਮਾਲਾ, ਗੱਭਰੂ ਸ਼ਕੀਨ ਚਲੋ ਕਰਨ ਕਮਾਲਾ, ਚੱਲ ਚੁੱਪ ਕੇ ਸਲਾਮਾ ਹੁਣ ਕਰਦਾ ਰੰਗਲੀ ਥੱਲੇ ਬਹਿ ਕੇ ਰਹੀਆਂ ਕੱਟ ਫੁਲਕਾਰੀਆਂ, ਪਿੰਗ ਝੂਟ ਅੰਬਰਾਂ ਚਲਾਉਂਦੀਆਂ ਉਡਾਰੀਆਂ, ਪੂਰਾ ਥੱਲੇ ਬਹਿ ਕੇ ਰਹੀਆਂ ਕੱਟ ਫੁਲਕਾਰੀਆਂ, ਪਿੰਗ ਝੂਟ ਅੰਬਰਾਂ ਚਲਾਉਂਦੀਆਂ ਉਡਾਰੀਆਂ, ਪਿੰਡ ਦੀਆਂ ਸੱਥਾਂ ਵਿੱਚ ਰੌਣਕਾਂ ਹੋ ਲੋਕੋ, ਪਿੰਡ ਦੀਆਂ ਸੱਥਾਂ ਵਿੱਚ ਰੌਣਕਾਂ ਹੋ ਲੋਕੋ, ਜੀਤਾ ਰਹਿੰਦਾ ਇਸ ਜੁੱਤੇ ਵੀ ਕਰਦਾ ਰੰਗ ਲਈ ਜਾਣ।